ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬੋਨ ਦਿਨ ਨੀਤ, ਚਿਤ ਬੋਨ ਦਿਨ ਨੀਤ, ਖੋਲ ਕਪਟ ਗੁਰ ਮੇਰੀਆ, ਸੰਗ ਮੀਤ ਆਨੰਦ ਗੁਣੇ ਨਿਦਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ, ਗਰੀਬ ਨਿਵਾਜ, ਸੱਚ ਕਹੂੰ ਸੁਣ ਲੇ ਹੋ ਸਵੈ, ਸੱਚ ਕਹੂੰ ਸੁਣ ਲੇ ਹੋ ਸਵੈ, ਸੱਚ ਕਹੂੰ ਸੁਣ ਲੇ ਹੋ ਸਵੈ, ਸੱਚ ਕਹੂੰ ਸੁਣ ਲੇ ਪਾਇਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਸੱਚ ਕਹੂੰ ਸੁਣ ਲੇ ਹੋ ਸਵੈ, ਸੱਚ ਕਹੂੰ ਸੁਣ ਲੇ ਹੋ ਸਵੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਨ ਪ੍ਰੇਮ ਕੀਓ ਸਮੁੰਦਰਨ ਲੋਕ ਗਯੋ ਕਰ ਲੋਕ ਗਵਾਯੋ ਲੋਕ ਗਯੋ ਕਰ ਲੋਕ ਸੇਵਕ ਸਿੱਖ